ਕਿਵੇਂ ਆ, ਕੀ ਕਰਦੀ ਸੀ ਪੂਜਾ ਕਿਵੇਂ ਆ, ਕੀ ਕਰਦੀ ਸੀ ਡੋਂਟ ਡਿਸਟਰਬ ਮੀ, ਮੈਂ ਪੜ੍ਹਦੀ ਸੀ ਨੀ ਪੂਜਾ ਕਿਵੇਂ ਆ। ਹੋ ਸਾਡੇ ਕੋਲ ਨਾ ਲੰਮੀਆਂ ਗੱਡੀਆਂ ਬਲਦ ਜੋੜ ਕੇ ਕੱਢੇ, ਸਾਡੇ ਕੋਲ ਨਾ ਸਾਡੇ ਕੋਲ ਨਾ ਲੰਮੀਆਂ ਗੱਡੀਆਂ ਬਲਦ ਜੋੜ ਕੇ ਕੱਢੇ, ਸਾਡੇ ਪਿੰਡ ਦੀਆਂ ਪੀੜੀਆਂ ਗਲੀਆਂ ਥਾਂ ਥਾਂ ਦਿਸਦੇ ਖੱਟੇ, ਭਾਵੇਂ ਗਲੀਆਂ ਪੀੜੀਆਂ ਨੇ ਪਰ ਯਾਰਾਂ ਦੇ ਦਿਲ ਵੱਡੇ। ਪੂਜਾ ਕਿਵੇਂ ਆ, ਸੈਕਸ਼ਨ ਦੇ ਵਿੱਚ ਕਦੇ ਨਾ ਹੋਇਆ ਪਰਤੀ, ਪਰ ਜਿਹੜਾ ਬੋਲੇ ਪਿਆਰ ਦੀ ਬੋਲੀ ਜਿੰਦਿਆਂ ਦੇ ਨਾ ਕਰਤੀ। ਪੂਜਾ